ਵੇ ਦੇਖੀ ਕੀ ਆਉਂਦੀ ਉਮਨ ਮਾਂ ਆਉਂਦੀ ਉਮਨ ਮਾਂ ਤੇਰੋ ਮੇਰੋ ਸਾਥ ਛਾਇਓ ਪਹਿਲਾ ਜਨਮ ਮਾਂ ਕਿਉਂ ਲੜੀਆ ਤੇ ਦੇਖੀ ਕੀ ਆਉਂਦੀ ਉਮਨ ਮਾਂ ਆਉਂਦੀ ਉਮਨ ਮਾਂ ਤੇਰੋ ਮੇਰੋ ਸਾਥ ਛਾਇਓ ਪਹਿਲਾ ਜਨਮ ਮਾਂ ਤੇਰੋ ਮੇਰੋ ਸਾਥ ਛਾਇਓ ਪਹਿਲਾ ਜਨਮ ਮਾਂ ਕਿਉਂ ਲੜੀਆ ਤੇ ਦੇਖੀ ਕੀ ਆਉਂਦੀ ਉਮਨ ਮਾਂ मेरो साथ छयो पहलो जन्म मा छयो पहला जन्म मा मेरो साथ छयो पहलो जन्म मा क्यों लड़िया ते देख की आंदी उमन मा आंदी उमन मा तेरो मेरो साथ छयो पहलो जन्म मा तेरो मेरो साथ छयो पहलो जन्म मा यो मन मा तेरो मेरो साथ छयो पहलो जन्म मा छमा अरे सोबने बाना खूटियों की पज भी बज दे छम्मा छम्मा सोबने बाना हाथों की पहुंचिया बज दे छम्मा छम्मा सोबने बाना